ਲੱਗਦੀ ਏ ਕੰਨਾ ਵਾਲੇ ਝੁਮਕੇ ਤੇ ਕਹਿੰਦੇ ਮੰਗੇ ਮੱਥੇ ਵਾਲਾ ਟਿੱਕਾ ਨੀ ਚੰਨ ਜਗੇ ਮੁੱਖੜੇ ਨੂੰ ਲੋੜ ਕੀ ਏ ਗਹਿਣਿਆਂ ਦੀ ਮੁੱਖੀ ਅੱਗੇ ਚੰਨ ਪਵੇ ਫਿੱਕਾ ਨੀ ਚੰਨ ਜਗੇ ਮੁੱਖੜੇ ਨੂੰ ਲੋੜ ਕੀ ਏ ਗਹਿਣਿਆਂ ਦੀ ਮੁੱਖੀ ਅੱਗੇ ਚੰਨ ਪਵੇ ਫਿੱਕਾ ਨੀ ਫੋਕੀ ਚਮਕ ਵਿਖਾ ਗਿਆ।